ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਉ ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਉ ਜੀਵ ਤੇਰਾ ਨਾਏ ਮਨ ਆਨੰਦ ਹੈ ਜੀਉ ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਉ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਤੁਮ ਸਰ ਅਵਰ ਨਾ ਕੋਏ ਆਇਆ ਜਾਇਸੀ ਜੀਉ ਹੁਕਮੀ ਹੋਏ ਨਿਬੇੜਾ ਭਰਮ ਚੁਕਾਏ ਸੀ ਜੀਉ ਗੁਰ ਭਰਮ ਚੁਕਾਏ ਅਕਥ ਕਹਾਏ ਸੱਚ ਮਹਿ ਸਾਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਉ ਏਕ ਸਾਹਿਬ ਦੁਇ ਰਾਹਿ ਵਾਦ ਬਦੰਦਿਆ ਜੀਉ دوئے راہ چلائے حکم سبائے جنم موا سنسارا نام بنا ناہی کو بلی دکھلا دی سر پارا حکمی آیا حکم نا بجا حکم سوارن ہارا نانک صاحب سبد سنیاپ سچا سر جنہارا بھگت سوہے دربار سبد سہایا جیو بول ہے امرت بان رسنا رسایا جیو رسن رسائے نام تسائے گور کا سبد وکانے پارس پرسیا پارس ہوئے جا تیرا من پانے امرا پد پایا آپ گوایا ورلا گیان ویچاری نانک بھگت سوہن در سچ سچ کے واپاری بھوکھ پیاسو آتھ کیوں در جائے سا جیو ست گور پوچھو جائے نام تیائے سا جیو سچ نام تیائے سچ چوائے گرمکھ سچ پچھانا دیناناتھ دیال نرنجن آن دن نام وکھانا کرنی کار ترہ فرمائی آپ موا من ماری نانک نام مہارس میٹھا ترسما نام نواری کرنی کار ترہ فرمائی آپ موا من ماری نانک نام مہارس میٹھا ترسنا نام نواری واہے گرو جی کا خالصہ